까지 눈꽃 속고 보내나 그래비 그래비는 내가 그다지 눈이나 돌아나 그래비는 내가 그다지 눈이나 돌아나 ਵਧਣਾ ਤਾਂ ਸੀਨੇ ਵਿੱਚ ਅੱਗ ਲੱਗ ਲੰਘ ਗਈਆਂ ਕਈ ਬਰਸਾਤਾਂ ਉੱਚ ਕਾਲੇ ਵਧਣਾ ਤਾਂ ਸੀਨੇ ਵਿੱਚ ਅੱਗ ਲੱਗ ਲੰਘ ਗਈਆਂ ਕਈ ਬਰਸਾਤਾਂ ਤੁਰ ਕੇ ਜੋ ਸੱਜਣਾ ਨੀਂਦ ਨਾ ਖੋ ਕੇ ਜਾਗ ਕੇ ਤੇਰੇ ਬਿਨ ਨਹੀਂ ਲੱਗਦਾ ਦਿਲ ਬਿਨਾ ਤੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਬਿਨਾ ਤੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਬਿਨਾ ਤੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਬਿਨਾ ਤੋਲਣਾ ਕਰਨਾ ਹੈ